ਹਾਂਜੀ ਬਾਦਸ਼ਾਹ ਕੀ ਦੇਖ ਰਹੇ ਹੋ ਤੁਸੀਂ ਚਲੋ ਸ਼ੁਰੂ ਹੋ ਜਾਓ 1 2 1 2 3 4 ਤੇਰਾ ਸੋਹਣਾ ਸੋਹਣੀ ਤੇਰੀ ਪਾਇਲ ਰੂਪ ਤੇਰਾ ਸੋਹਣਾ ਸੋਹਣਾ ਸੋਹਣੀ ਤੇਰੀ ਪਾਇਲ ਛਨਛਨਾ ਛਨ ਐਸੇ ਛਨਕੇ ਦਰਦ ਸਭ ਕੋ ਖਾਇਲ ਕਹਿ ਰਹਾ ਥੋਗਾ ਕਾਜਲ ਇਸ਼ਕ ਮੈਂ ਜੀਨਾ ਮਰਨਾ Say shawa shawa, mahiya say shawa shawa, mahiya say shawa shawa, mahiya say shawa shawa. देखा तेनू पहली पहली बार वे होने लगा दिल बेकरार वे रब्बा मैनु की हो गया दिल जानिए हाय मैनु की हो गया तुझे प्यार दे रब मैनु माफ करे रब्बा खैरिया हाय मैनु माफ करे करते सबको घायल, कह रहा आंखों का काजल, इश्क में जीना